ਛੱਡ ਦੋ ਯਾਰੀ ਚੰਗੀ ਨਹੀਂ ਓ ਇਸ਼ਕ ਬਿਮਾਰੀ ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀਂ ਓ ਇਸ਼ਕ ਬਿਮਾਰੀ ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀਂ ਓ ਇਸ਼ਕ ਬਿਮਾਰੀ ਇਸ਼ਕ ਨਾ ਛੱਡੇ ਕੁਛ ਵੀ ਪੱਲੇ ਹੋ ਗਈ ਤੂੰ ਪੱਲੇ ਪੱਲੇ ਹੋ ਜਾਏਗੀ ਪੱਲੇ ਪੱਲੇ ਹੋ ਗਈ ਤੂੰ ਪੱਲੇ ਪੱਲੇ ਹੋ ਜਾਏਗੀ ਪੱਲੇ ਪੱਲੇ ਹੋ ਗਈ।